ਵਾਰ ਕਿਸੇ ਨਾਲ ਨਜ਼ਰਾਂ ਮਿਲਾਇਆ ਸੀ, ਅਸਾਂ ਤੈਨੂੰ ਦਿਲ ਦੀਆਂ ਅਰਜ਼ਾਂ ਸੁਣਾਇਆ ਸੀ। ਪਹਿਲੀ ਵਾਰ ਕਿਸੇ ਨਾਲ ਨਜ਼ਰਾਂ ਮਿਲਾਇਆ ਸੀ, ਅਸਾਂ ਤੈਨੂੰ ਦਿਲ ਦੀਆਂ ਅਰਜ਼ਾਂ ਸੁਣਾਇਆ ਸੀ। ਪਰ ਬੇਵਫਾ ਸਮਝਿਆ ਨਾ ਦਿਲ ਦੇ ਮੇਰੇ ਦਰਦ ਨੂੰ, ਅੱਖਾਂ ਵਿੱਚ ਅੱਖਾਂ ਪਾ ਕੇ ਹੱਸ ਕੇ ਵਿਖਾਇਆ ਸੀ, ਸਾਨੂੰ ਨੀ ਤੂੰ ਝੂਠੇ ਮੋਢੇ ਲਾਰਿਆ ਤੇ ਲਾਇਆ ਸੀ। ਅੱਖਾਂ ਵਿੱਚ ਅੱਖਾਂ ਪਾ ਕੇ ਹੱਸ ਕੇ ਵਿਖਾਇਆ ਸੀ, ਸਾਨੂੰ ਨੀ ਤੂੰ ਝੂਠੇ ਮੋਢੇ ਲਾਰਿਆ ਤੇ ਲਾਇਆ ਸੀ। ਸਹਿੰਦਾ ਰਿਹਾ ਦਿਲ ਮੇਰਾ ਤੇਰੇ ਮਿਲੇ ਦਰਦ ਨੂੰ, ਰਹਿੰਦਾ ਇੰਤਜ਼ਾਰ ਸੋਹਣੀਏ ਦਿਲ ਮੰਨਦਾ ਹੀ ਨੀ ਕੀ ਕਰਾਂ, ਝੂਠਾ ਸੀ ਤੇਰਾ ਪਿਆਰ ਸੋਹਣੀਏ ਦਿਲ ਮੰਨਦਾ ਹੀ ਨੀ ਕੀ ਕਰਾਂ। ਝੂਠੀ ਤੂੰ ਝੂਠੀ, ਤੈਨੂੰ ਕਿਤੇ ਸੀ ਮੈਂ ਪਿਆਰ ਵੇਖ ਕੇ ਯਾਰ, ਤੇਰੀ ਉਹ ਸੋਹਣੀ ਜੀ ਬੁੱਧੀ ਪਰ ਨਿਕਲੀ ਤੂੰ ਚੋਰ ਤੋਂ ਕੁਝ ਹੋਰ ਵਿੱਚ ਕੁਝ ਹੋਰ ਤੇ ਝੂਠੀ। ਆਈਫੋਨ ਪਰਫਿਊਮ ਡੀਜ਼ਲ ਡੈਨਮ ਤੈਨੂੰ ਲੱਗ ਦਿੱਤਾ ਸਭ ਕੁਝ ਜਾਨਮ, ਪਰ ਫੇਰ ਵੀ ਕਦਰ ਨਾ ਪਾਈ ਤੂੰ ਪਿਆਰ ਦੀ ਮੇਰੇ ਤੇ ਛੱਡ ਗਈ ਹਮਦਮ। ਖੈਰ ਕਿਸ ਗੱਲ ਦਾ ਏ ਭਾਰ, ਕੁੜੀਆਂ ਦੀ ਮੇਰੇ ਪਿੱਛੇ ਲੱਗੀ ਇੱਕ ਤਾਰ, ਪਾੜੀਆਂ ਵੀ ਡੇ ਆਮ ਸੁਪਰ ਸਟਾਰ, ਹੁਣ ਮੈਂ ਕਰਾਂਗਾ ਨਾ ਕਿਸੇ ਨਾਲ ਪਿਆਰ। ਸਮਝ ਨਾ ਸਕਿਆ ਮੈਂ ਤੇਰੇ ਹਫਰੇ ਬਾਨੂੰ, ਕਰਦਾ ਰਿਹਾ ਮੈਂ ਖਾਲੀ ਤੇਰੇ ਉੱਤੇ ਜ਼ਬਾਨੂੰ। ਫੋਟੋ ਮੇਰੀ ਆਪਣੇ ਨੂੰ ਰਵੇਗੀ ਸਦਾ ਬੇਕਰਾਰ, ਕਰੇਗੀ ਇੰਤਜ਼ਾਰ ਸੋਹਣੀਏ ਦਿਲ ਮੰਨਦਾ ਹੀ ਨਹੀਂ ਕੀ ਕਰਾਂ, ਝੂਠਾ ਸੀ ਤੇਰਾ ਪਿਆਰ ਸੋਹਣੀਏ ਦਿਲ ਮੰਨਦਾ ਹੀ ਨਹੀਂ ਕੀ ਕਰਾਂ। ਝੂਠੀ ਤੂੰ ਝੂਠੀ, ਕਵੇ ਲਾਲ ਜਿੰਨੀ ਦੇਰ ਮੈਂ ਕਿਤੂ ਫੇਰ ਮੁੜ ਕੇ ਮੇਰੇ ਵੇੜੇ, ਪਰ ਸੁਣ ਮੇਰੀ ਗੱਲ ਜਦੋਂ ਆਵੇਗਾ ਉਹ ਪਲ ਲਗਨ ਨਹੀਂ ਦਾਂਗਾ ਮੈਂ ਨੇੜੇ, ਜਾ ਜਾ ਕੇ ਦੂਜੇ ਅਸਮਾ ਲੱਗੇ ਜ਼ਰਾ ਤੈਨੂੰ ਥੋੜੀ ਜਗਦੀ ਹਵਾ, ਉਤਰੇ ਕਿ ਜਦੋਂ ਤੇਰਾ ਨਸ਼ਾ ਨਸ਼ਾ ਫਿਰ ਪੁੱਛਦੀ ਫਿਰੇਗੀ ਮੇਰੇ ਘਰ ਦਾ ਪਤਾ, ਨਾ ਫਿਰ ਬਣਨੀ ਨੀ ਗੱਲ ਲੱਭਣਾ ਨੀ ਤੈਨੂੰ ਇਸ ਮਸਲੇ ਦਾ ਹੱਲ, ਕਹੇਗੀ ਤੂੰ ਮੈਨੂੰ ਆ ਕੇ ਸੋਰੀ ਜਾਣੂ ਅੱਗੋਂ ਮੈਂ ਕਵਾਂਗਾ ਤੈਨੂੰ ਹੋ ਚੱਲ। ਲੰਘ ਜਾਂਦੇ ਵੇਲੇ ਜਿਹੜੇ ਮੁੜ ਕੇ ਨੀ ਆਉਂਦੇ ਨੀ, ਸਾਡੇ ਵਾਂਗੂ ਸਾਰੇ ਨਹੀਂ ਹੋ ਸਜਾਵਾਂ ਨੀ ਤੂੰ ਲੱਭਦੀ ਫਿਰੇਂਗੀ ਉਹ ਬਾਹਰ, ਰੋਵੇਂਗੀ